ਆਵਹੁ ਮੁਗਧ ਮਨਾ ਹੋ ਗਏ ਮਹਿਲਾ ਤੁਮ ਸਾਵ ਸਾਜ ਦੁੱਖ ਪਾਵੋ ਮੇਰੇ ਮਨ ਮੇਰੇ ਮਨ ਮੇਰੇ ਤੁਮ ਸਾਚ ਦਿਆਓ ਸਾਚ ਸਾਚ ਦਿਆਓ ਤੁਮ ਸਾਚ ਦਿਆਓ ਰੁਗਦ ਤਾਂ ਝੁਕੋ ਪਾਵੋ ਮੇਰੇ ਮਨ ਤੁਮ ਸਾਚ ਦਿਆਓ ਸਾਚ ਆਇਆ ਤੋ ਆ ਰਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ। ਰਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ। ਰੰਗ ਦੀਦਾਰ ਕਰੇ, ਰੰਗ ਦੀਦਾਰ ਕਰੇ, ਰਤੇ ਇਸ਼ਕ ਇਸ਼ਕ ਖੁਦਾਏ। ਰੰਗ ਦੀਦਾਰ ਕੇ, ਰੰਗ ਦੀਦਾਰ ਕੇ, ਰਤੇ ਇਸ਼ਕ ਖੁਦਾਏ, ਰਤੇ ਰਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ, ਖੁਦਾਏ ਰੰਗ ਦੀਦਾਰ ਕੇ, ਰੰਗ ਦੀਦਾਰ ਰਤੇ ਇਸ਼ਕ ਖੁਦਾਏ, ਰਤੇ ਇਸ਼ਕ ਖੁਦਾਏ। ਰੰਗ ਦੀਦਾਰ ਕੇ, ਰੰਗ ਦੀਦਾਰ ਕੇ, ਰਤੇ ਇਸ਼ਕ ਇਸ਼ਕ ਖੁਦਾਏ। ਦਿਲੋਂ ਮੁਹੱਬਤ ਜਿੰਨ ਤਿਨ ਮਨ ਉਰ ਮੁਖ ਹੋਇ ਜਿਨ ਮਨ ਉਰ ਮੁਖ ਹੋਇ ਤਿਨ ਕਾਇਰੇ ਸੰਗੀ ਸਿੱਖ ਫਰੀਦਰ ਖੈਰ ਦੀ ਜੈ ਬੰਦਗੀ ਬੰਦਗੀ ਬੰਦਗੀ ਖੈਰ ਦੀ ਜੈ ਬੰਦਗੀ ਖੈਰ ਦੀ ਜੈ ਖਰ ਦੀ ਸਿੱਖ ਫਰੀਦੈ ਖਰ ਦੀ ਖਰ ਦੀ ਖਰ ਦੀ ਖਰ ਦੀ ਬੰਦਗੀ ਬੰਦਗੀ ਬੰਦਗੀ ਕਰ ਦੀ ਜੈ ਕਰ ਦੀ ਜੈ ਸਿੱਖ ਫਰੀਦੈ ਦੀ ਜੈ ਬੰਦਗੀ ਕਰ ਦੀ ਜੈ ਬੰਦਗੀ ਰੰਗ ਦੀਦਾਰ ਰੱਤੇ ਇਸ਼ਕ ਖੁਦਾਏ ਇਸ਼ਕ ਖੁਦਾਏ ਸਦਾ ਲਿਆ ਤਾਰੀ ਉਹ ਤੁਮ ਨਾਲ ਉਹ ਤੁਮ ਨਾਲ ਅਹਲਿਆ ਤਾਰੀ ਪਾਵਨ ਖੇਤ ਪਾਵਨ ਖੇਤ ਤਾਰੀ ਅਲੇ ਐਸਾ ਅਦਮ ਅਜਾਸੀ ਨਾਮ ਦਿਓ ਐਸਾ ਅਦਮ ਐਸਾ ਅਦਮ ਅਜਾਸੀ ਨਾਮ ਦਿਓ ਤਾਂ ਸਰਨਾਗਤ ਆਈ ਅਲੇ ਮੇਰੋ ਬਾਪ ਮਾਦ ਮੇਰੋ ਬਾਪ ਮਾਦ ਬਾਪ ਵੀ ਜਨਾਇਆ ਮੇਰੋ ਬਾਪ ਮਾਰੋ ਮੇਰੋ ਬਾਪ ਮਾਰੋ ਮੇਰੋ ਬਾਪ ਮਾਰੋ ਮੇਰੋ ਬਾਪ ਮਾਰੋ।